ਅੱਜ ਸਾਡੇ ਨਾਲ ਨੱਚਣਾ ਹੈ ਸਾਨੂੰ ਦੱਸ ਜਾ ਮਜਾ ਕਿਹੜੇ ਤੂੰ ਦੱਸ ਜਾ ਜੀ ਅੱਜ ਸਾਡੇ ਨਾਲ ਨੱਚਣਾ ਅੱਜ ਸਾਡੇ ਨਾਲ ਨੱਚਣਾ ਸਾਨੂੰ ਦੱਸ ਜਾ ਸਾਨੂੰ ਦੱਸ ਜਾ ਸਾਨੂੰ ਦੱਸ ਜਾ ਹੋ ਹੋ ਹੋ ਜਿੱਥੇ ਢੋਲ ਦੇ ਧਮਕੇ ਯਾਰ ਵੱਜਦੇ ਵੀ ਖੁਸ਼ੀ ਦੇ ਨਜ਼ਾਰੇ ਸਾਰੇ ਸਾਡੇ ਨਾਲ।